ਰਾਜਾ ਢੂੰਡਣ ਮੈਂ ਚਲੀ ਮੈਨੂੰ ਰਾਜਾ ਨਾ ਮਿਲਿਆ ਕੋਈ ਰੱਬ ਮਿਲਿਆ ਰਾਜਾ ਨਾ ਮਿਲਿਆ ਓ ਰੱਬ ਰਾਜੇ ਜੈਸਾ ஓசை மறக்கும் வெட்கப்பட நீ சிரித்தா.